ਮੈਨੂੰ ਮਜਬੂਰੀਆਂ ਤੇ ਸਦ ਲੋ ਦੁਆਰੇ ਉੱਤੇ ਦੁਖੀਆ ਗਰੀਬ ਨੂੰ ਕੌਣ ਜਾ ਕੇ ਦੱਸੇ ਸੋਹਣੇ ਅੱਲਾ ਦੇ ਹਬੀਬ ਨੂੰ ਸਦ ਲੋ ਦੁਆਰੇ ਉੱਤੇ ਗਰੀਬ ਨੂੰ ਮੇਰੇ ਤੇ ਢੇਰਾ ਬਦ ਨਸੀਬੀਆਂ ਨੇ ਪਾ ਲਿਆ ਸਦ ਲੋ ਮਦੀਨੇ ਆਕਾ ਸਦ ਲੋ ਮਦੀਨੇ ਆਕਾ ਕਰੋ ਮਿਹਰਬਾਨੀਆਂ ਮੈਨੂੰ ਮਜਬੂਰੀਆਂ ਤੇ ਦੂਰੀਆਂ ਸਹਿ ਡੇਰਾ ਮੈਥੋਂ ਬੜੀ ਦੂਰ ਲਾ ਲਿਆ ਸਦ ਲੋ ਮਦੀਨੇ ਆਕਾ ਸਦ ਲੋ ਮਦੀਨੇ ਆਕਾ ਕਰੋ ਮਿਹਰਬਾਨੀਆਂ ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ ਤੈਬਾ ਦੇ ਸੋਚਾਂ ਵਿੱਚ ਰੋਗ ਜਿੰਦੜੀ ਨੂੰ ਲਾ ਲਿਆ ਸਦ ਲੋ ਮਦੀਨੇ ਆਕਾ ਸਦ ਲੋ ਮਦੀਨੇ ਆਕਾ ਕਰੋ ਮਿਹਰਬਾਨੀਆਂ ਮੈਨੂੰ ਮਜਬੂਰੀਆਂ ਤੇ ਦੂਰੀਆਂ ਨੇ ਮਾਰਿਆ ਡਾਡਾ ਡੇਰਾ ਮੈਥੋਂ ਬੜੀ ਦੂਰ ਲਾ ਲਿਆ ਸਦ ਲੋ ਮਦੀਨੇ ਆਕਾ ਸਦ ਲੋ ਮਦੀਨੇ ਆ آقا کرو مہربانیاں, مینوں مجبوریاں تے دوریاں نے ماریا. جا کے کدی ویکھا سونے گنبد دی ہریالیاں, پھر میں نیازی چوما چوما روزے دیا جالیاں, روزے دیا جالیاں اپنا تے رونا سارا مشراں وچ سنا لیا. سد لو مدینے آقا کرو مہربانیاں, مینوں مجبوریاں تے دوریاں نے ماریا. سد لو مدینے آقا